ਅੱਜ ਭੂਆ ਕੋਲੇ ਆਉਣਾ ਤਪਦੀ ਦੁਪਹਿਰ ਵਿੱਚ ਛੱਡ ਦੇ ਉਹ ਬਿੰਦ ਰੱਖੀਏ ਦੀ ਸੀਡੀ ਇਹਨਾਂ ਦੀਆਂ ਗੱਡੀਆਂ ਚ ਰਹੇ ਫਸਦੀ ਸੁਣੇ ਤੂੰ ਸਨੂਪ ਬੋਨ ਜੋਵੀ ਨੂੰ ਜੋ ਗੱਲ ਕਰਦੇ ਨਾ ਚੱਜਦੀ ਇਸ ਕਰੂਗੀ ਬਰੈਂਡ ਮੁੱਛਾਂ ਮੁੰਡੀਆਂ ਦੀ ਦੇਸੀ ਦੇਸੀ ਖੇਡ ਵਾਲੀ ਮੈਨੂੰ ਕਹਿੰਦੀ ਮਿੱਤਰਾ ਤੂੰ ਮੁੱਛ ਰੱਖਿਆ ਮੈਂ ਕਿਆ ਲਾਰੇ